आओ जी आओ, भाभी आओ। हाँ जी बोला जी, बोला जी बॉबी जी, बोला साहब मैं अभी नाले तो मित्र मिलावा तो नाले कुछ खावा। अच्छा ये बनाया है, वधिया बनाया, क्या बात है, ऑफिस से वधिया बनाया भाई। आओ जी बैठो, तुम अपनी जगह पे बैठो, तुम अपनी जगह पे बैठो, असि अपनी जगह पे बैठे हैं। हाँ जी फिर भोला जी किवें रहा लंडन का टूर? लंडन का टूर भाई जी बहुत वधिया रहा। अच्छा हाँ जी, बहुत इंजॉय किया। कितने कितने जाए तुसी उत्थे? लंडन जी, स्कॉटलैंड, अच्छा साउथ हॉल वगैरह, हूँ इन जगह याद भी नहीं बाबा जगह घूमे। अच्छा वो मैं भी जितने थोड़ा फोन आया उधर मैं मेलबोर्न बैठा से, मैं ता ही फिर तुम्हें क्या, मैं मैं तो आप मेलबोर्न फिर गल हुई से अपने जी। कदों तो जानते हो दूजे? ये पहली गल तो यह तुम दसा भी ये साढ़े पिंड पे है सनार, साडी भैन भी घरे है, साडी रिश्तेदारी के नाल नाल यारी दोस्ती है बहुत ज्यादा, मतलब फैमिली दे असी आपदे एक दूजे फंक्शनों के विच उस तरह ही जाने दा प्यार है साडा, मतलब उस तरह का। तो मैं जदों वेला हुंदा मतलब कि नहीं कोई प्रोग्राम हुंदा उदों फिर हुंदा वी चल यार भोला जी कोले चले आईए, नाले इन्हां दे दुकान दे उत्ते कहिंदे तरह तरह दीआं स्वीट्स, तरह तरह दे पकवान, वो इस करके हुंदा वी एक इन्हां दा ब्रांड है पूरा। सो वो सानूं फिर हुंदा वी चल यार चार दिल दीआं गल्लां सांझीआं करे आईए, ते इह नहीं फोन कर दिंदे ने भाई जी कित्थे हो, आए नहीं, बड़ी देर हो गई है सानूं, तो भाई जे थोड़ा जिहा टाइम हो जाए ना मिलन नूं ਸਾਨੂੰ ਔਟਕਾ ਜਾਣ ਲੱਗ ਜਾਂਦਾ ਜੀ, ਬਾਈ ਹੁਣੀ ਆਏ ਨੀ ਬੜੀ ਦੇਰ ਬਾਈ ਨੂੰ, ਫਿਰ ਕਈ ਵਾਰੀ ਫੋਨ ਕਰਕੇ ਪੁੱਛੀ ਤਾਂ ਬਾਈ ਜੀ ਕਿੱਧਰ ਹੋ ਕਦੋਂ ਆਉਣਾ, ਫਿਰ ਕਹਿੰਦੇ ਚਲੋ ਆਉਂਦਾ ਮੈਂ ਦੇਖ ਲਾ। ਇੱਕ ਸਾਡੀ ਉਹ ਹੈ ਜਿਹੜੀ ਸਾਨੂੰ ਜੋੜਦੀ ਹੈ, ਮੈਨੂੰ ਵੀ ਪੰਜਾਬੀ ਸੱਭਿਆਚਾਰ ਸੁਣਨ ਦਾ ਬਹੁਤ ਸ਼ੌਕ ਹੈ, ਅਤੇ ਬਾਈ ਉਹਨਾਂ ਦੀ ਤਾਰੀਫ ਇਹ ਹੈ ਵੀ ਇਹ ਸਾਫ਼ ਸੁਥਰਾ ਘਰ 'ਚ, ਘਰ 'ਚ ਬੈਠ ਕੇ ਧੀਆਂ ਭੈਣਾਂ 'ਚ ਬੈਠ ਕੇ ਦੇਖਣ ਵਾਲਾ ਜੋ ਗਾਉਂਦੇ ਹੈ ਉਸ ਤੋਂ ਕੋਈ ਸੇਧ ਮਿਲਦੀ ਹੈ ਨਸ਼ਿਆਂ ਦੇ ਵਿਰੁੱਧ, ਪਤੀਆਂ ਨਾ ਮਾਰੋ ਇੱਦਾਂ ਦੇ ਬਹੁਤ ਵਧੀਆ, ਮਤਲਬ ਸਾਨੂੰ ਇਹ ਵੀ ਦਿਲੋਂ ਖੁਸ਼ੀ ਹੁੰਦੀ ਵੀ ਸਾਡਾ ਭਰਾ ਸਾਡਾ ਦੋਸਤ ਸਹੀ ਹੈ, ਸਹੀ ਦਿਸ਼ਾ ਵੱਲ ਨੂੰ ਜਾ ਰਿਹਾ ਅਤੇ ਸਮਾਜ ਨੂੰ ਇੱਕ ਸਹੀ ਸੇਧ ਦੇ ਰਹੇ। ਠੀਕ ਹੈ ਜੀ, ਕੋਈ ਪੁਰਾਣੀ ਗੱਲਬਾਤ ਸੁਣਾਓ ਜੀ ਮੈਨੂੰ, ਯਾਰੀ ਦੋਸਤੀ ਦੀ ਆਪਦੀ ਕੋਈ ਫੰਕਸ਼ਨ ਜਿਹੜਾ ਆਮ ਲੋਕਾਂ ਨੂੰ ਪਤਾ ਨਾ ਹੋਵੇ, ਤੁਸੀਂ ਇਕੱਠਿਆਂ ਨੇ ਇੰਜੋਏ ਕੀਤਾ ਹੋਵੇ? ਦੇਖੋ ਇਕੱਠਿਆਂ ਤਾਂ ਬਹੁਤ ਕੁਛ ਇੰਜੋਏ ਕਰਦੇ ਹਾਂ, ਪਰ ਜਿਹੜੀ ਵੱਡੀ ਗੱਲ ਇਹ ਹੈਗੀ ਹੈ ਕਿ ਵੀ ਸਾਡੇ ਜਿੰਨੇ ਇਹਨਾਂ ਦੇ ਘਰ ਦੇ ਆਲਮੋਸਟ ਫੰਕਸ਼ਨ ਹੋਏ ਨੇ। ਅੱਛਾ ਜੀ, ਤੇ ਇੱਕ ਫੰਕਸ਼ਨ ਤੇ ਤਾਂ ਮੈਂ ਗਾਉਣਾ ਹੀ ਗਾਉਣਾ, ਮਤਲਬ ਕਿ ਇਹਨਾਂ ਦੇ ਸਾਰੇ ਟੱਬਰ ਦੀ ਡਿਮਾਂਡ ਹੁੰਦੀ ਹੈ ਕਿ ਜੀ ਹੋਰ ਤਾਂ ਜੇ ਜਿਹੜਾ ਮਰਜ਼ੀ ਆਰਟਿਸਟ ਕਰ ਲਓ ਪਰ ਇੱਕ ਪ੍ਰੋਗਰਾਮ ਬਾਈ ਦਾ ਹੋਣਾ। ਅੱਛਾ ਮੈਂ ਜਿੰਨਾ ਇੰਜੋਏ ਕਰਦਾ ਰਿਹਾ ਪਰਿਵਾਰ ਦਾ ਫੰਕਸ਼ਨ ਹੋਣਾ, ਹਾਂ ਮਤਲਬ ਕਿ ਜਿੰਨਾ ਮੈਂ ਇੰਜੋਏ ਕਰਦਾ ਨਾ ਤੇ ਕਦੇ ਮਤਲਬ ਕਿ ਉਹ ਕਮਰਸ਼ੀਅਲ ਕਮਰਸ਼ੀਅਲ ਕਦੇ ਸੋਚ ਕੇ ਨਹੀਂ ਗਏ ਉਸ ਲੈਵਲ ਤੇ। ਅਸੀਂ ਵੀ ਜਦੋਂ ਉਹਨਾਂ ਦੀ ਵਿਆਹ ਦੀ ਡੇਟ ਰੱਖੀ ਦੀ ਹੈ ਤੇ ਬਾਈ ਹੁਣਾਂ ਨੂੰ ਪੁੱਛ ਕੇ ਬਾਈ ਤੁਹਾਡਾ ਕੀ ਅੱਗੇ ਪਲਾਨ ਹੈ, ਕੀ ਡੇਟ ਵਾਈਜ਼ ਸਾਰੀ ਦੇਖ ਕੇ ਕਿੱਦਣ ਵਿਹਲੇ ਹਾਂ ਵੀ ਆਹ ਦਿਨ ਬਾਈ ਦੇ ਉਸ 'ਚ ਹੈ ਤਰੀਕ ਹੈ ਜਿਹੜੀ ਤਾਂ ਤੈਅ ਕਰਨੀ ਹੈ ਬਾਈ ਦਾ, ਬਾਈ ਦਾ ਹੋਣਾ ਬਹੁਤ ਜ਼ਰੂਰੀ ਹੈ ਵਿੱਚ। ਪਿੱਛੇ ਸਾਡੀ ਬੇਟੀ ਦਾ ਵਿਆਹ ਸੀਗਾ, ਬਾਈ ਹੁਣ ਉਹਨੂੰ ਵੀ ਅੜਿੱਕਾ ਲੱਗ ਰਿਹਾ ਸੀ ਕੁਛ, ਬਾਈ ਕਹਿੰਦਾ ਵੀ ਮੈਂ ਨਹੀਂ ਆ ਸਕਦਾ, ਤੋ ਬੇਟੀ ਸਾਡੀ ਗਈ ਅੜ, ਕਹਿੰਦੇ ਵੀ ਦੋ ਦਿਨ ਅੱਗੇ ਚਾਹੇ ਪਿੱਛੇ ਕਰ ਲਓ ਪਰ ਵਿਆਹ ਬਾਈ ਆਉਣਾ ਜ਼ਰੂਰ। ਉਹਦੇ ਕਹਿਣ ਨੂੰ ਨਾ ਇੱਕ ਬੰਦਾ ਆਇਆ ਫੋਰਨ ਚੋਂ ਤੇ ਉਹ ਅਸੀਂ ਬੈਠੇ ਉੱਥੇ ਕਹਿੰਦੇ ਨੇ ਮੈਰਿਜ ਪੈਲਸ ਦੇ ਵਿੱਚ ਹੀ ਸਾਡੇ ਦੋਸਤ ਦਾ ਸੀ, ਤੇ ਉਹ ਕਹਿੰਦਾ ਜੀ ਗੱਲ ਸੁਣੋ ਬਾਈ ਜੀ ਡੇਟ ਆਪਣਾ ਸਾਰਾ ਕੁਛ ਹੋ ਗਿਆ ਵੇਟਰ ਹੋ ਗਏ ਨੇ, ਮੈਰਿਜ ਪੈਲਸ ਹੋ ਗਿਆ, ਤੇ ਤੁਸੀਂ ਵੀ ਨੋਟ ਕਰ ਲਓ ਡੇਟ, ਤੁਸੀਂ ਵੀ ਬੁੱਕ ਹੋ ਗਏ ਹੋ, ਹੈਂ, ਤੇ ਬਸ ਹੁਣ ਇੱਕੋ ਹੀ ਗੱਲ ਰਹਿ ਗਈ ਹੈ। ਮੈਂ ਕਿਹਾ ਉਹ ਕੀ ਹੈ? ਕਹਿੰਦਾ ਬਸ ਤੈਨੂੰ ਕੁੜੀ ਫਾਈਨਲ ਕਰਨੀ ਹੈ। ਹਾਂਜੀ ਚਲੀਏ ਫਿਰ ਹੁਣ ਯੂਨੀਵਰਸਿਟੀ। ਚਲੋ ਜੀ ਚਲੋ, ਫੰਕਸ਼ਨ ਬਿਲਕੁਲ ਬਿਲਕੁਲ ਤੁਹਾਡੀ ਗੱਡੀ ਹੈ। ਆਓ ਜੀ ਫਿਰ ਚੱਲਦੇ ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ। ਚਾਰ ਲੋਕ ਨਾਚ, ਦੋ ਕੁੜੀਆਂ ਦੇ ਗਿੱਧਾ ਤੇ ਸੰਮੀ, ਹਾਂਜੀ, ਤੇ ਦੋ ਮੁੰਡਿਆਂ ਦੇ ਭੰਗੜਾ ਤੇ ਝੂਮਰ। ਤੇ ਇਸ ਕਰਕੇ ਵੀ ਇਹ 2 ਸਾਲ ਇਸ ਪ੍ਰੋਜੈਕਟ ਦੇ ਨਾਲ ਮੈਂ ਜੁੜਿਆ ਰਿਹਾ, ਤੇ ਹੁਣ ਇਸ ਸਾਲ ਲਾਂਚ ਕੀਤਾ ਹੈ ਡੀਵੀਡੀ। ਹੁਣ ਚਾਰ ਲੋਕ ਨਾਚ ਹੋ ਗਏ, ਲੋਕ ਨਾਚ ਆਪਣੇ ਹੋਰ ਵੀ ਹੈਗੇ ਨੇ, ਉਹ ਤੁਸੀਂ ਗਾਹ ਕਰ ਰਹੇ ਹੋ ਹੋਰ ਵੀ? ਹਾਂ, ਮਲਵਈ ਗਿੱਧਾ ਤੇ ਡੰਡਾਸ, ਇਹ ਦੋ ਲੋਕ ਨਾਚ ਨੇ ਜਿਹੜੇ ਹਾਲੇ ਰਹਿੰਦੇ ਨੇ ਮਰਦਾਂ ਦੇ, ਔਰਤਾਂ ਦੇ ਤਾਂ ਦੋ ਹੀ ਨੇ, ਦੋ ਹੋ ਗਏ ਨੇ। ਠੀਕ ਹੈ ਜੀ, ਤੇ ਉਹ ਹੁਣ ਮੇਰੇ ਕੋਲ ਹੈ ਵੀ ਮੇਰੇ ਕੋਲ ਵੇਲ ਹੋਊਗੀ ਤੇ ਮੈਂ ਕਰ ਦੂੰਗਾ, ਮੈਨੂੰ ਤਾਂ ਆਪਸ਼ਨ ਵੀਸੀ ਸਾਹਿਬ ਕਰ ਦਿਓ, ਟਾਈਮ ਕੱਢ ਕੇ ਓਕੇ ਓਕੇ ਕਦੋਂ ਕਰਦੇ ਹੋ? ਵੀਸੀ ਸਾਹਿਬ ਵੱਲੋਂ ਤਾਂ ਖੁੱਲੀ ਇਜਾਜ਼ਤ ਆ, ਠੀਕ ਹੈ ਵੀ ਕਰ ਦੇ, ਪਰ ਮੇਰੇ ਕੋਲ ਹੀ ਟਾਈਮ ਨਹੀਂ ਹੈਗਾ। ਤੇ ਇਹ ਫਿਰ ਇੱਥੇ ਸੂਦ ਸਾਹਿਬ ਨੇ ਲਾਇਬ੍ਰੇਰੀ 'ਚ ਸ਼ਿੰਗਾਰ ਬਣਾ ਰੱਖਿਆ ਇਹਦਾ ਪੂਰਾ, ਤੇ ਆਹ ਡੀਵੀਡੀ ਆਹ ਦੇਖੋ ਆਹ ਪਈ ਆ, ਸੂਦ ਸਾਹਿਬ ਨੇ ਇੱਥੇ ਸ਼ਿੰਗਾਰ ਕੇ ਰੱਖੀ ਆ ਹੈਂ ਕਿਤਾਬ ਘਰ ਦੇ ਵਿੱਚ। ਠੀਕ ਹੈ, ਤੇ ਲੋਕ ਬਾਏ ਕਰਦੇ ਨੇ ਬਾਹਰੋਂ, ਫੋਰਨ ਤੋਂ ਲੋਕਾਂ ਦੇ ਟੈਲੀਫੋਨ ਆਉਂਦੇ ਨੇ, ਦੇਖ ਸਕਦੇ? ਹਾਂ ਦੇਖ ਸਕਦੇ ਹੋ, ਇਹਨੂੰ ਇਹ ਤਾਂ ਦੇਖਦਾ ਸੀ ਹੋਰ ਕਿਹਦੇ ਪੂਰਾ ਇਹਦੇ ਅੰਦਰ ਉਹਦੇ ਇਹ ਮੁੰਡਿਆਂ ਦੇ, ਤੇ ਇਹਦੇ ਅੰਦਰ ਪੂਰਾ ਬਰੋਸ਼ਰ ਹੈਗਾ ਆਹ ਬੀਸੀ ਸਾਹਿਬ ਦਾ ਹੈਂ, ਤੇ ਅਲੱਗ ਸਾਰਿਆਂ ਦੇ ਕਹਿੰਦੇ ਨੇ ਲੋਕ ਨਾਚਾਂ ਬਾਰੇ ਲਿਖਿਆ ਹੈਗਾ, ਤੇ ਲਾਸਟ ਪੇਜ ਤੇ ਮੇਰੇ ਵੱਲੋਂ ਆ, ਤੇ ਆਹ ਡੀਵੀਡੀ ਹੈਗੀ ਹੈ, ਬਹੁਤ ਵਧੀਆ, ਮਤਲਬ ਇਹਦੀ ਇਹਦੀ ਜਿਹੜੀ ਲੁੱਕ ਹੈਗੀ ਆ ਉਹ ਬਿਲਕੁਲ ਪੰਜਾਬੀ ਉਹ ਵਾਲੀ ਹੈ ਜੀ। ਆਹ ਲਿਖਿਆ ਪ੍ਰੋਜੈਕਟ ਡਾਇਰੈਕਟਰ ਪੰਮੀ ਬਾਈ। ਹਾਂਜੀ ਹਾਂਜੀ, ਕਿਆ ਬਾਤ ਹੈ ਜੀ ਬਾਈ ਜੀ। ਸੋ ਇਹ ਇੱਕ ਸਾਨੂੰ ਗੱਲ ਪਤਾ ਨਹੀਂ ਸੀ ਕਿਹੜੀ ਬਾਈ ਹੋਣਾਂ ਨੇ ਕੀਤੀ ਹੋਈ ਹੈ, ਸੋ ਤੁਹਾਨੂੰ ਇਹ ਚੀਜ਼ ਦਿਖਾਈ ਹੈ, ਅਤੇ ਜਦੋਂ ਤੁਹਾਡਾ ਮੌਕਾ ਮਿਲੇ ਪਟਿਆਲੇ ਆਓ ਤਾਂ ਬਾਈ ਨੂੰ ਖਰੀਦ ਲਿਓ, ਸਾਡੇ ਪੰਜਾਬ ਦਾ ਸੱਭਿਆਚਾਰ ਹੀ ਹੈ ਇਹ। ਅਤੇ ਹੁਣ ਜਾਣਾ ਕਿਤੇ ਨਹੀਂ ਹੈ, ਫਿਰ ਆਪਾਂ ਬ੍ਰੇਕ ਲੈਣੀ ਹੈ ਅਤੇ ਬਾਈ ਹੋਣਾਂ ਨਾਲ ਆਪਾਂ ਹੋਰ ਫੋਨ ਕਰਨਾ, ਬ੍ਰੇਕ ਲੈ ਲਓ ਜੀ ਫਿਰ।